ਅੱਜ ਦੇ ਜ਼ਮਾਨੇ ਵਿੱਚ ਪੈਸੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਹਰ ਇੱਕ ਦੇ ਅਰਮਾਨ ਹੁੰਦੇ ਆ ਵੀ ਕੁਛ ਬਣੀਏ, ਵਲੈਤ ਜਾ ਕੇ ਪੌਂਡ ਕਮਾਈਏ, ਪਰ ਅੱਜ ਦੇ ਜ਼ਮਾਨੇ ਵਿੱਚ ਪੌਂਡ ਕਮਾਉਣੇ ਸੌਖੇ ਨਹੀਂ, ਬੜੇ ਔਖੇ ਔਖੇ।